ਲੱਗਦਾ ਦਿਲ ਤੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਤੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਤੇਰਾ ਡੋਲਣਾ ਲੱਗਦਾ ਦਿਲ ਤੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਤੇਰਾ।